ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਅਸਟ ਪਾਰੀਆ ਘਰ ਵਿਹਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹਉ ਮਿਟੈ ਆਨੰਦ ਨਿਹਾਰ ਰਸ ਗੀਤ ਗਵਾਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਾਈਆ ਆਪੇ ਆਪ ਖਾਏ ਹਉ ਮਿਟੈ ਆਨੰਦ ਨਿਹਾਰ ਰਸ ਗੀਤ ਗਵਾਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਾਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖੇਨ ਪਾਲ ਰਹਿਣਾ ਸਕਾਉ ਬਿਨ ਨਾਵੈ ਗੁਰਮੁਖ ਹਰ ਹਰ ਪਾਠ ਪੜਈਆ ਰਹਾ ਏਕ ਗ੍ਰਹ ਦਸ ਦੁਆਰ ਹੈ ਜਾ ਕੇ ਅਹਿਨਸ ਤਸਕਰ ਪੰਚ ਚੋਰ ਲਵਈ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੈ ਮਨ ਮੁਖ ਅੰਦਲੇ ਖਬਰ ਨਾ ਪਾਈਆ ਕੰਚਨ ਕੋਟ ਬਹੁ ਮਾਣਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੋਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਹਥਾ ਖੇਵਟ ਸ਼ਬਦ ਗੁਰ ਪਾਰ ਲੰਘਈਆ ਜਾਮ ਜਾ ਗਾਤੀ ਨੇੜ ਨਾ ਆਵੈ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੈ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨਾ ਲਹੀਆ ਗੁਰਮੁਖ ਮਨੁਆ ਇਕਤ ਕਰ ਆਵੈ ਮੇਰਾ ਗੋਪਾਲ ਨਿਸ਼ਾਨ ਬਜਈਆ ਨੈਨੀ ਦੇਖ ਦਰਸ ਮਨ ਤ੍ਰਿਪਤ ਸ਼ਰਵਨ ਬਾਣੀ ਗੁਰ ਸ਼ਬਦ ਸੁਣਈਆ ਸੁਨ ਸੁਨ ਆਤਮ ਦੇਵ ਹੈ ਪੀਨੇ ਰਸ ਰਸ ਰਾਮ గోపాల రవయ్యా త్రైగుణ మాయా మోహే వ్యాపే తురియా గుణ హై గురుముఖ లహియా ఏక దృష్ట సబ సమ కర జానై నాదరీ ఆవై సబ బ్రహ్మ పసరయ్యా రామ నామ హై జ్యోత సబాయీ గోరముఖ ఆపే అలఖ లఖయ్యా నానక దీన దయాల పాయే హై భగత పాయే హర నామ సమయ్యా రామ నామ హై జ్యోత సబాయీ గోరముఖ ఆపే అలఖ లఖయ్యా నానక దీన దయాల పాయే హై భగత పాయే హర నామ సమయ్యా వాహిగురు జీ కా ఖాల్సా వాహిగురు జీ కీ ఫతహ్ బిలావల్ మహల్లా చౌథా అష్టపదియా కర గ్యారవా ఏక ఓంకార సతగుర ప్రసాద ఆపై ఆప ఖాయి హౌ మిటై ఆనందిన హార రాస గీత గవయ్యా గోరముఖ పరిచయ కంచన కాయా నిర్భౌ జ్యోతి జ్యోత మిలయ్యా